ਕੁੜੀਆਂ ਦੀ ਫੱਬਦੀ ਸ਼ਰਮ ਹੋਵੇ ਮੁਖੜਾ ਗੁਲਾਬੀ ਦਿਲ ਚ ਪੰਜਾਬ ਹੋਵੇ ਬੁੱਲਾਂ ਤੇ ਪੰਜਾਬੀ ਅੱਖਾਂ ਚ ਸ਼ਰਮ ਹੋਵੇ ਮੁਖੜਾ ਗੁਲਾਬੀ ਉਹ ਬਣ ਜਾਵੇ ਤਿੱਤਲੀ ਸ਼ੌਕੀਨ ਪੌਰ ਦੀ ਮਿੱਤਰਾਂ ਦੇ ਉਹ ਮਿੱਤਰਾਂ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਸਿੰਘ ਨਾਲ ਜੋੜੀ ਜੱਜਦੀ ਏ ਕੌਰ ਦੀ ਉਹ ਮਿੱਤਰਾਂ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਸਿੰਘ ਨਾਲ ਜੋੜੀ ਜੱਜਦੀ ਫਟੇ।